ਨਾ ਲੱਗ ਜੰਨੀ ਐ ਇੱਕ ਤੇਰੀ ਕਾਸ਼ਨੀ ਜੀ ਅੱਖ ਚੰਨੀ ਐ ਪਿੱਪਲੀ ਦਾ ਪੱਤ ਤੇਰਾ ਲੱਗ ਚੰਨੀ ਐ ਉਹ ਹੈਗਾ ਕਿ ਨਹੀਂ ਹੈਗਾ ਨਹੀਂ ਹੈਗਾ ਕਿ ਨਹੀਂ ਹੈਗਾ ਹੈਗਾ ਕਿ ਨਹੀਂ ਹੈਗਾ ਸਾਨੂੰ ਸ਼ੱਕ ਚੰਨੀ ਐ ਮਾਰ ਕੇ ਹੁਲਾਰਾ ਗੇੜਾ ਲਾ ਦੇ ਬੱਲੀਏ ਮਾਰ ਕੇ ਹੁਲਾਰਾ ਗੇੜਾ ਲਾ ਦੇ ਬੱਲੀਏ ਬੱਲੇ ਬੱਲੇ ਗਿੱਧੇ ਚ ਕਰਾ ਦੇ ਬੱਲੀਏ ਬੱਲੇ ਬੱਲੇ ਗਿੱਧੇ ਚ ਕਰਾ ਦੇ ਬੱਲੀਏ ਓ ਬੱਲੇ ਬੱਲੇ ਗਿੱਧੇ ਚ ਕਰਾ ਦੇ ਬੱਲੀਏ ਬੱਲੇ ਬੱਲੇ ਗਿੱਧੇ ਚ ਕਰਾ ਦੇ ਬੱਲੀਏ ਤੂੰ ਆ ਜਾ ਨੱਚ ਲੈ ਕੀ ਆ ਜਾ ਨੱਚ ਲੈ ਆ ਜਾ ਨੱਚ ਲੈ ਕੀ ਆ ਜਾ ਨੱਚ ਲੈ ¡Gracias!